ਤਾਂ ਤੇਰੇ ਨਾਲ ਹੀ ਰਹਿਣਾ ਜੀ, ਹਰ ਗਮ ਸੰਗ ਤੇਰੇ ਸਹਿਣਾ ਜੀ, ਮੈਂ ਤਾਂ ਤੇਰੇ ਨਾਲ ਹੀ ਰਹਿਣਾ ਜੀ, ਹਰ ਗਮ ਸੰਗ ਤੇਰੇ ਸਹਿਣਾ ਜੀ, ਜੋ ਰੱਬ ਸੇ ਕਹਾ ਨਾ ਜਾਏ ਵੋ ਮੁਝਕੋ ਬਸ ਤੁਝ ਸੇ ਕਹਿਣਾ ਜੀ, ਸੋਹਣਾ ਸੋਹਣਾ ਇਤਨਾ ਵੀ ਕੈਸੇ ਤੂੰ ਸੋਹਣਾ, ਸੋਹਣਾ ਸੋਹਣਾ ਇਤਨਾ ਵੀ ਕੈਸੇ ਤੂੰ ਸੋਹਣਾ, ਤੇਰੇ ਇਸ਼ਕ ਮੈਂ ਜੋਗੀ ਹੋਣਾ ਮੈਨੂੰ ਜੋਗੀ ਹੋਣਾ, ਸੋਹਣਾ ਸੋਹਣਾ ਇਤਨਾ ਵੀ ਕੈਸੇ ਤੂੰ ਸੋਹਣਾ, ਤੇਰੇ ਇਸ਼ਕ ਮੈਂ ਜੋਗੀ ਹੋਣਾ ਮੈਨੂੰ ਜੋਗੀ ਹੋਣਾ, ਮੈਨੂੰ ਜੋਗੀ ਹੋਣਾ, ਸਫੇਦ ਪਿਆ ਨਾ ਛਲ ਨਾ ਕਪਟ ਨਾ ਭੇਦ ਪਿਆ, ਸੋ ਰੰਗ ਮਿਲੇ ਤੂੰ ਇੱਕ ਵਰਗਾ, ਫਿਰ ਆਤਿਸ਼ ਹੋਇਆ ਰੇਤ ਪਿਆ, ਰੇਤ ਪਿਆ ਜਿਸ ਤੂੰ ਸੋਹਣਾ, ਤੇਰੇ ਇਸ਼ਕ ਮੈਂ ਜੋਗੀ ਹੋਣਾ ਮੈਨੂੰ ਜੋਗੀ ਹੋਣਾ, ਮੈਨੂੰ ਜੋਗੀ ਹੋਣਾ, ਮੈਨੂੰ ਜੋਗੀ ਹੋਣਾ, ਮੈਨੂੰ ਜੋਗੀ ਹੋਣਾ, ਮੈਨੂੰ ਜੋਗੀ ਹੋਣਾ, ਓ ਮੈਂ ਤਾਂ ਤੇਰੇ ਨਾਲ ਹੀ ਰਹਿਣਾ ਜੀ, ਹਰ ਗਮ ਸੰਗ ਤੇਰੇ ਸਹਿਣਾ ਜੀ, ਜੋ ਰੱਬ ਸੇ ਕਹਾ ਨਾ ਜਾਏ ਵੋ ਮੁਝਕੋ ਬਸ ਤੁਝ ਸੇ ਕਹਿਣਾ ਜੀ, ਜੋ ਰੱਬ ਸੇ ਕਹਾ ਨਾ ਜਾਏ ਬਸ ਤੁਝ ਸੇ